ਨਾ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ ਹੋ ਬਿਨਾ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ ਕਦਰ ਹੈ ਤਾਂ ਕੱਟ ਜਾਂਦੀ ਏ ਹੋ ਬਿਨਾ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ ਕਦਰ ਹੈ ਤਾਂ ਕੱਟ ਜਾਂਦੀ ਏ ਤੂੰ ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਓ ਇੱਕ ਦੋ ਮਹੀਨਿਆਂ ਦੀ ਯਾਰੀ ਵੀ ਕੀ ਕਰਨੀ ਰੋਜ਼ ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ ਕਰਨੀ ਰੋਜ਼ ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ ਜੀ ਬਹੁਤੇ ਸੱਜਣ ਬਣਾਉਣ ਦੀ ਵੀ ਲੋੜ ਨਹੀਂ ਉਹ ਬਹੁਤੇ ਸੱਜਣ ਬਣਾਉਣ ਦੀ ਵੀ ਲੋੜ ਨਹੀਂ ਕੇਕ ਨਾ ਵੀ ਕੱਟ ਜਾਂਦੀ ਏ ਮੈਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਪਹਿਚਾਣ ਲਈ ਪਾਰਕੂ ਨਿਗਾਹਾਂ ਨਾਲ ਵੇਖ ਲਈ ਤੇ ਜਾਣ ਲਈ ਕਿਹੜਾ ਕਿੰਨੇ ਜੋਗਾਇਓ ਦਾ ਮੁੱਲ ਪਹਿਚਾਣ ਲਈ ਤੂੰ ਦੇਖੀ ਪੱਥਰ ਨਾ ਬੋਝੇ ਵਿੱਚ ਪਾਲਵੀ ਕਮੀਜ਼ ਐਦਾ ਫਟ ਜਾਂਦੀ ਏ ਤੂੰ ਦੇਖੀ ਪੱਥਰ ਨਾ ਬੋਝੇ ਵਿੱਚ ਪਾਲਵੀ ਕਮੀਜ਼ ਐਦਾ ਫਟ ਜਾਂਦੀ ਏ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਡਾਢਿਆਂ ਦੇ ਸਾਵੇਂ ਕਦੀ ਆਕੜਾਂ ਵਿਖਾਈਏ ਨਾ ਕਦੀ ਵੀ ਕੁਦਰਤਾਂ ਦੇ ਨਾਲ ਮੱਥੇ ਢਾਈਏ ਨਾ ਉਹ ਡਾਢਿਆਂ ਦੇ ਸਾਵੇਂ ਕਦੀ ਆਕੜਾਂ ਵਿਖਾਈਏ ਨਾ ਕਦੀ ਵੀ ਕੁਦਰਤਾਂ ਦੇ ਨਾਲ ਮੱਥੇ ਢਾਈਏ ਨਾ ਜਿਹੜੇ ਰੁੱਖ ਨਾ ਚੁੱਕਣ ਯਾਰੋ ਉਹਨਾਂ ਨੂੰ ਹਨੇਰੀ ਜੜੋਂ ਪੱਟ ਜਾਂਦੀ ਏ ਉਹ ਜਿਹੜੇ ਰੁੱਖ ਨਾ ਚੁੱਕਣ ਯਾਰੋ ਉਹਨਾਂ ਨੂੰ ਹਨੇਰੀ ਜੜੋਂ ਪੱਟ ਜਾਂਦੀ ਏ ਵੀ ਰੋਜ਼ ਹੀ ਜੇ ਜਾ ਕੇ ਡੇਰੇ ਲਾਲੋ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਕਿੰਨਾ ਕੁਝ ਸਿੱਖਿਆ ਤੇ ਕੀ ਹੈ ਬਣਾ ਲਿਆ ਰੱਬ ਨੂੰ ਵੀ ਬਾਹੋਂ ਫੜ ਸਾਹਮਣੇ ਬਿਠਾ ਲਿਆ ਕੁਝ ਸਿੱਖਿਆ ਤੇ ਕੀ ਹੈ ਬਣਾ ਲਿਆ ਰੱਬ ਨੂੰ ਵੀ ਬਾਹੋਂ ਫੜ ਸਾਹਮਣੇ ਬਿਠਾ ਲਿਆ ਮੈਂ ਹੈਰਾਨ ਹਾਂ ਮਿੱਠੀ ਜੀ ਰਸ ਗੰਨੇ ਦੀ ਓ ਮੈਂ ਹੈਰਾਨ ਹਾਂ ਮਿੱਠੀ ਜੀ ਰਸ ਗੰਨੇ ਦੀ ਦਾਰੂ ਚ ਕਿੱਦਾਂ ਵੱਟ ਜਾਂਦੀ ਏ ਮੈਂ ਵੀ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਉਹਦਿਆਂ ਇਸ਼ਾਰਿਆਂ ਤੋਂ ਬਿਨਾਂ ਪੱਤਾ ਝੁੱਲੇ ਨਾ ਲੱਗ ਜਾਂਦੇ ਘੁਣ ਤਾਕੀ ਲੇਖਾਂ ਵਾਲੀ ਖੁੱਲੇ ਨਾ ਇਸ਼ਾਰਿਆਂ ਤੋਂ ਬਿਨਾਂ ਪੱਤਾ ਝੁੱਲੇ ਨਾ ਲੱਗ ਜਾਂਦੇ ਘੁਣ ਤਾਕੀ ਲੇਖਾਂ ਵਾਲੀ ਖੁੱਲੇ ਨਾ ਜਦੋਂ ਹੋ ਜਾਵੇ ਸਵੱਲੀ ਨਿਗਾਹ ਮੌਲਾ ਦੀ ਉਹ ਜਦੋਂ ਹੋ ਜਾਵੇ ਸਵੱਲੀ ਨਿਗਾਹ ਮੌਲਾ ਦੀ ਤਾਂ ਬਾਜ਼ੀ ਹੀ ਪਲਟ ਜਾਂਦੀ ਏ ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾਲਵੋਂ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਫੱਕਰਾਂ ਦੇ ਵਾਂਗ ਨੀਵਾਂ ਹੋ ਜਾ ਸਰਤਾਜ ਤੂੰ ਜਿਨ੍ਹਾਂ ਲੱਖਾਂ ਤਾਰੇ ਹੋ ਜਾ ਉਹਨਾਂ ਦਾ ਮੁਹਤਾਜ ਤੂੰ ਸਰਤਾਜ ਤੂੰ ਜਿੰਨਾ ਲੱਖਾਂ ਤਾਰੇ ਹੋ ਜਾ ਉਹਨਾਂ ਦਾ ਮੁਹਤਾਜ ਤੂੰ ਉਹ ਜਿਹੜੀ ਰੂਹ ਨੇ ਕਮਾਈਆਂ ਰੱਬੀ ਦੌਲਤਾਂ ਜਹਾਨੋਂ ਉਹ ਵੀ ਖੱਟ ਜਾਂਦੀ ਏ ਉਹ ਜਿਹੜੀ ਰੂਹ ਨੇ ਕਮਾਈਆਂ ਰੱਬੀ ਦੌਲਤਾਂ ਜਹਾਨੋਂ ਉਹ ਵੀ ਖੱਟ ਜਾਂਦੀ ਏ ਜੀ ਐਵੀਂ ਰੋਜ਼ ਹੀ ਜੇ ਜਾ ਕੇ ਡੇਰੇ ਲਾਲਵੋਂ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ ਏ ਇੱਜ਼ਤ ਹੁਣੋਂ ਹਟ ਜਾਂਦੀ